ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਦੇਵ ਗੰਧਾਰੀ ਮਹੱਲਾ ਪੰਜਵਾ ਘਰ ਤੀਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮੀਤਾ ਹਰ ਜੀਉ ਪਾਏ ਛੋੜ ਨ ਜਾਈ ਸਾਧ ਹੀ ਸੰਗੇ ਆਨੰਦ ਨ ਗੁਰ ਮਿਲ ਗਾਏ ਹਰ ਜੀਉ ਪਾਏ ਛੋੜ ਨ ਜਾਈ ਸਾਧ ਹੀ ਸੰਗੇ ਆਨੰਦ ਨ ਗੁਰ ਮਿਲ ਗਾਏ ਰਹਾ ਤਿਆਗ ਨ ਕਤ ਹੋ ਜਾਏ ਅਨੇਕ ਅਨੇਕ ਭਾਂਤ ਬਹੁ ਪੇਖੇ ਪ੍ਰੈਰੂਮ ਨ ਸਮ ਸਰਲਾ ਮੰਦਰ ਭਾਗ ਸੋਭ ਦੁਆਰੈ ਅਨਹਤ ਰੋਣ ਚੋਣ ਲਾਏ ਕਹੁ ਨਾਨਕ ਸਦਾ ਰੰਗ ਮਾਣੇ ਪ੍ਰਥਿਤ ਸਾਧ ਥਾਏ ਮੰਦਰ ਭਾਗ ਸੋਭ ਦੁਆਰੈ ਅਨਹਤ ਰੋਣ ਚੋਣ ਲਾਏ ਕਹੁ ਨਾਨਕ ਸਦਾ ਰੰਗ ਮਾਣੇ ਗ੍ਰਹਿ ਪ੍ਰਥਿਤ ਸਾਧ ਥਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਗ ਦੇਵ ਗੰਧਾਰੀ ਮਹੱਲਾ ਪੰਜਵਾ ਘਰ ਤੀਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮੀਤਾ ਐਸੇ ਹਰ ਜੀਉ ਪਾਏ ਛੋੜ ਨਾ ਜਾਈ ਸਾਧ ਹੀ ਸੰਗੇ ਆਨੰਦ ਗੁਰ ਮਿਲ ਗਾਏ। ਆਏ।